cordini mai opera jo hoi ranja kaho sahe liya manu hi na kho koi ਲੰਮੀਆਂ ਨੇ ਰਾਵਾਂ ਇਸ਼ਕ ਦੀਆਂ ਕਹਿੰਦੇ ਲੋਕੀ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ ਹਾਏ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ ਔਖੇ ਪੈਂਡੇ ਤੇਜ਼ ਹਵਾਵਾਂ ਇਸ਼ਕ ਦੀਆਂਛੱਡਣ ਵੇਖ ਵਫਾਵਾਂ ਇਸ਼ਕ ਦੀਆਂ ਹਾਏ ਜਾਨ ਛੱਡਣ ਵੇਖ ਵਫਾਵਾਂ ਇਸ਼ਕ ਦੀਆਂ ਅੰਦਰ ਤੇਰਾ ਪਾ ਅਵਸ ਜਾ ਸਨਾ ਅੰਦਰ ਤੇਰਾ ਪਾ ਅਵਸ ਜਾ ਸੁਣਾਵਾਂ ਇਸ਼ਕ ਦੀਆਂ ਹਾਏ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ ਨਹੀਂ ਰੁਸਦਾ ਉਹਦਾ ਰੱਬ ਨਹੀਂ ਰੁਸਦਾ ਉਹਦਾ ਰੱਬ ਨਹੀਂ ਰੁਸਦਾ ਸੌਰਵ ਦੀ ਜਨੂ ਯਾਰ ਮਨਾਉਣ ਚੱਜ ਹੋਰ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ ਹਾਏ ਕੀ ਦੱਸਾਂ ਕੀ ਬਾਤ ਸੁਣਾਵਾਂ ਇਸ਼ਕ ਦੀਆਂ